मिट्टी सानू जन्म दिता, इस आलण बिच चुंज खोली है, इस मिट्टी सानू जन्म दिता, इस आलण बिच चुंज खोली है। असी दोवें पंजाब दे पुत्तर हां, पंजाबी साडी बोली है, इस मिट्टी सानू जन्म दिता, इस आलण बिच चुंज खोली है। असी दोवें पंजाब दे पुत्तर हां, पंजाबी साडी बोली है। लाडी का इत्थे अकला ने, इलमां दे समुंदर पीते ने, एके कुफरीद दी नगरी ए, इस नानक पैदा कीते ने, इत्थे पुल्ले वारस बाहू ने, इत्थे पुल्ले वारस बाहू ने, बोला विच मिश्री बोली ए, ਦੋਵੇਂ ਪੰਜਾਬ ਦੇ ਪੁੱਤਰ ਹਾਂ, ਪੰਜਾਬੀ ਸਾਡੀ ਬੋਲੀ ਏ, ਅਸੀਂ ਦੋਵੇਂ ਪੰਜਾਬ ਦੇ ਪੁੱਤਰ ਹਾਂ, ਪੰਜਾਬੀ ਸਾਡੀ ਬੋਲੀ ਏ। ਮੈਂ ਆਪਣੇ ਅੰਗ ਦਾ ਸ਼ਾਇਰ ਵਾਂ, ਨਾ ਟਾਂਗ ਜ਼ਹੂਰ ਕੋਈ ਗੈਰਾਂ ਦੀ, ਪੁੱਤ ਮੇਰੇ ਦੀ ਮਾਲਿਕ ਮਿੱਟੀ ਏ, ਜੋ ਧੂੜ ਹੈ ਤੇਰੇ ਪੈਰਾਂ ਦੀ, ਸੋਚਾਂ ਦੇ ਵਰਕੇ ਵਰਕੇ ਤੇ, ਸੋਚਾਂ ਦੇ ਵਰਕੇ ਵਰਕੇ ਤੇ, ਅੱਖਰਾਂ ਦੀ ਸ਼ੱਕਰ ਖੋਲੀ ਏ, ਅਸੀਂ ਦੋਵੇਂ ਪੰਜਾਬ ਦੇ ਪੁੱਤਰ ਹਾਂ, ਪੰਜਾਬੀ ਸਾਡੀ ਬੋਲੀ ਏ, ਅਸੀਂ ਦੋਵੇਂ ਪੰਜਾਬ ਦੇ ਪੁੱਤਰ ਹਾਂ, ਪੰਜਾਬੀ ਸਾਡੀ ਬੋਲੀ।